शीशे जहे साफ ने पावे शकलां दे पक्कियां साथो शुरू होण बाजियां असी हुक्म दे यक्कियां सानू आउना च ना जानी बल्लिए थुक के जो लेंदे चटनी ओए जिंदाबाद रहण बिल यारियां जिन्ना करके जे आउंदा जटनी जिंदाबाद रहण बिल यारियां जिन्ना करके जे आउंदा जटनी ओए जिंदाबाद रहण बिल यारियां जिन्ना करके जे आउंदा जटनी पहलियां चिठार ने मेरे नाल तरदे ने बल्लिए सदा नाल तरदे ने बल्लिए किवें लंग जू पई कूरी वटनी ओए जिंदाबाद रहण मिल यारियां जिन्ना करके जे आउंदा जटनी जिंदाबाद रहण मिल यारियां जिन्ना करके जे आउंदा जटनी ओए जिंदाबाद रहण मिल यारियां जिन्ना करके जे आउंदा जटनी ਹਨੇਰੀਆਂ ਤੋਂ ਟੈਂਦੇ ਨੀ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਸਿੱਧਾ ਜੜ ਤੋਂ ਹੀ ਦਈਏ ਪਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਜੱਟਨੀ ਖਣੀ ਨਾ ਲੜਾਉਂਦੇ ਨਹੀਂ ਉਹ ਜਦੋਂ ਰੂਹ ਹੀ ਤੇਰੇ ਨਾ ਕਰਤੀ ਜਦੋਂ ਰੂਹ ਹੀ ਤੇਰੇ ਨਾ ਕਰਤੀ ਕਾਹਤੋਂ ਚੀਰ ਕੇ ਖਵਾਈਏ ਪਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਜੱਟਨੀ